ਵਰਤਮਾਨ ਰਾਜੇ ਵਿਰਪਿਲ ਤਿੱਕ ਜੇਖਾਵਾਦ ਦੇ ਵਿੱਚ ਅੰਮਾ ਤੁਰ ਵਾਂਸ਼ੀ ਆ ਕੇ ਕੰਮ ਸਾਕਾ ਕਲਾ ਸਾਕਾ ਤਿੱਕ ਅਪਟ ਵਿੱਚ ਨਵ ਸਾਧਕੇ ਤਮਾਈ ਕਮੇ ਜਨਤਾ ਵਗੇ ਪ੍ਰਚਾਰ ਤਿੱਕ ਨਵ ਅਮਿਤ ਤੁਰ ਬਾਲਗਤ ਵਿਸ਼ਿਹਾ ਦੇ ਨਾਲ ਮਹਾਂ ਲੋਕਟ ਵੈਰੀ ਪਮਾਨਿਆ ਦੂਰ ਇਵਾਟ ਕਰਨ ਅਵਧਾਨ ਇਵਾਟ ਕਰਮੀ ਵਿਸ਼ੇਸ਼ ਆਮਾਨ ਪਾਰਲੀਮੈਂਟ ਮੰਤਰੀ ਕਾਕੀ ਪ੍ਰਜਾਤੰਤਰਵਾਦੀ ਮਾਨਵਿਕਵਾਦੀ ਪ੍ਰਵੇਸ਼ ਸੰਬੰਧ ਅਦ ਅਨੁਗਤ ਵਿਲਾਸੀ ਅਨੁਗਤ ਵਿਮਤਿਕ ਪਾਰਲੀਮੈਂਟ ਮੋਟਵੇ ਬਹੁਤ ਅਪਡੇਟ ਮੇ ਤੇਂਦੂ ਕਾਰਿਕ ਮੇ ਹਮਦਿਨਾਮ ਅਦ ਮੇ ਤੇਂਦੂ ਟੈਵਿਲ